ਇੰਦੀ ਤੜਕੇ ਤੋਂ ਚੰਨਾ ਮੇਰਾ ਚਿੱਤ ਵੇ ਚੈਨ ਵੇ ਸੋਹਣਿਆ ਬਣਾ ਲਾ ਤੂੰ ਕਲੱਬ ਦਾ ਪਲੈਨ ਵੇ ਇੰਦੀ ਤੜਕੇ ਤੋਂ ਚੰਨਾ ਮੇਰਾ ਚਿੱਤ ਵੇ ਚੈਨ ਵੇ ਸੋਹਣਿਆ ਬਣਾ ਲਾ ਤੂੰ ਕਲੱਬ ਦਾ ਪਲੈਨ ਵੇ ਮੈਨੂੰ ਪਿੰਡੋ ਸ਼ਹਿਰ ਬੁਲਾ ਕੇ ਵਾਦੇ ਭੁਲਗੀ ਲਾਰੇ ਲਾ ਕੇ ਅੱਖੇ ਮੈਂ ਧਿਆ ਨਾ ਪਾਊਂਗੀ ਹੋਏ ਓਏ ਕਹਿੰਦੀ ਮੰਮੀ ਮੇਰੀ ਜਾਗ ਜਾਊਗੀ ਹੋਏ ਓਏ ਮੰਮੀ ਮੇਰੀ ਜਾਗ ਜਾਊਗੀ ਕਹਿੰਦੀ ਮੰਮੀ ਮੇਰੀ ਜਾਗ ਜਾਊਗੀ ਹੋਏ ਓਏ ਮੰਮੀ ਮੇਰੀ ਜਾਗ ਜਾਊਗੀ ਓਏ ਬਾਰਿਸ਼ਾਂ ਕਹਿੰਦੀ ਮੰਮੀ ਮੇਰੀ ਜਾਗ ਜਾਊਗੀ ਹੋਏ ਓਏ ਮੰਮੀ ਮੇਰੀ ਜਾਗ ਜਾਊਗੀ ਕਹਿੰਦੀ ਮੰਮੀ ਮੇਰੀ ਜਾਗ ਜਾਊਗੀ ਹੋਏ ਓਏ ਮੰਮੀ ਮੇਰੀ ਜਾਗ ਜਾਊਗੀ ਮੰਮੀ ਸੁੱਤੀ ਪਈ ਐ ਮੈਨੂੰ ਕਹਿੰਦੀ ਸ਼ੋਰ ਨਾ ਕਰ ਮੈਂ ਕਿਹਾ ਮੂਡ ਮੇਰਾ ਕੁਝ ਹੋਰ ਗੱਲਾਂ ਨਾਲ ਬੋਰ ਨਾ ਕਰ ਪਿੰਡੋਂ ਆਇਆ ਚੋਰੀ ਚੋਰੀ ਹੁਣ ਤੂੰ ਮੈਨੂੰ ਆਖੇ ਸੋਰੀ ਨਾ ਪਾ ਰਾਜਾ ਮੈਨੂੰ ਤੂੰ ਇਗਨੋਰ ਨਾ ਕਰ ਟੈਂਕੀ ਫੁੱਲ ਕਰਾਈ ਮੁੱਕ ਗਈ ਜੇਬ ਮੇਰੀ ਤਾਂ ਪਹਿਲਾਂ ਹੀ ਸੁੱਤੀ ਹਾਏ ਬਿਲ ਤੇ ਗੱਡੀ ਮੇਰੀ ਮਾਮੇ ਮੂਹਰੇ ਜਾ ਕੇ ਰੁਕੀ ਦੇਖ ਤੇਰੇ ਨੀ ਕਾਰਨਾਮੇ ਚੰਨ ਚੜਾ ਕੇ ਤੇਰੇ ਡਰਾਮੇ ਬਜਟ ਹਿਲਾ ਕੇ ਰੱਖਦਾ ਮੇਰਾ ਦੋ ਗਾਂਧੀ ਜੀ ਲੈ ਗਏ ਮਾਮੇ ਮੈਂ ਕੀ ਸੋਚਿਆ ਸੀ ਤੇ ਆ ਕੀ ਹੋ ਗਿਆ ਅਰਮਾਨ ਮੇਰੇ ਦਿਲ ਦਾ ਸੋ ਗਿਆ ਮੂਡ ਬਣਾ ਕੇ ਦਿਲ ਤੋੜਤਾ ਮੁੰਡਾ ਵਾਪਸ ਪਿੰਡ ਮੋੜਤਾ ਕੀ ਦੱਸਾਂ ਓਏ ਮੇਰੇ ਮਿੱਤਰੋ ਕੇਐਲਪੀਡੀ ਹੋ ਗਿਆ ਓ ਟਿਮ ਟਿਮ ਟਮ ਦੇ ਸਿਤਾਰਿਆਂ ਦੀ ਰਾਤ ਨੀ ਜਾਣ ਲੈਵਾ ਹੋਏ ਪਏ ਬੀਤੇ ਦੇ ਹਾਲਾਤ ਨੀ ਓ ਟਿਮ ਟਿਮ ਟਮ ਦੇ ਸਿਤਾਰਿਆਂ ਦੀ ਰਾਤ ਨੀ ਜਾਣ ਲੈਵਾ ਹੋਏ ਪਏ ਬੀਤੇ ਦੇ ਹਾਲਾਤ ਨੀ ਓ ਮੇਰੀ ਚੱਕਰਾਂ ਚ ਰਾਤ ਜਾਊਗੀ ਹੋਏ ਓਏ ਕਹਿੰਦੀ ਮੰਮੀ ਮੇਰੀ ਜਾਗ ਜਾਊਗੀ ਹੋਏ ਓਏ ਮੰਮੀ ਮੇਰੀ ਜਾਗ ਜਾਊਗੀ ਕਹਿੰਦੀ ਮੰਮੀ ਮੇਰੀ ਜਾਗ ਜਾਊਗੀ ਹੋਏ ਓਏ ਮੰਮੀ ਮੇਰੀ ਜਾਗ ਜਾਊਗੀ ਓਏ ਬਾਰਿਸ਼ਾਂ